ਇੱਕ ਵਾਰੀ ਸਾਡੇ ਕੋਲ ਤੂੰ ਆ ਜਾ, ਹੋ ਨਾ ਮੰਗਾ ਤੇਰੇ ਕੋਲ ਮੈਂ, ਹੰਝੂਆਂ ਵਿੱਚ ਡੋਬ ਨਾ ਸਾਨੂੰ, ਆਪਣੇ ਅੱਖੀਆਂ ਚ ਰੱਖ ਲੈ ਵੇ, ਤੇਰੇ ਦਿਲ ਵਿੱਚ ਮੈਂ ਹੁਣ ਰਹਿਣਾ ਕਰਕੇ ਤੁੜ ਗਈਏ ਲੈਣ ਕੇ, ਗੱਲ ਵੀ ਹੋਈ ਨਾ ਸਾਡੀ ਰੱਜ ਕੇ, ਕੱਲਿਆ ਬਹਿ ਕੇ ਜੀ ਨਹੀਂ ਓ ਲੱਗਦਾ, ਫਿਰ ਤੇਰੇ ਬਿਲੋ ਕੁਝ ਨਹੀਂ ਓ ਸਮਝਦਾ, ਤੇਰੇ ਇਸ਼ਕ ਚ ਬਣ ਕੇ ਮਲੰਗ ਵੇ ਸਕੇ ਨੀ ਤੁਰ ਗਈ ਕਿਉਂ, ਤੇਰੀ ਯਾਦ ਸਤਾਉਂਦੀ ਹੈ, ਸਾਨੂੰ ਚੈਨ ਨਾ ਆਉਂਦਾ।